ਹੱਥੜ ਕੇ ਉੱਠ ਕੇ ਕੰਮ ਨੂੰ ਜਾਣਾ, ਹੱਥ 'ਚ ਫੜ ਕੇ ਖਾਣਾ ਖਾਣਾ, ਹਾਂ ਹੱਥੜ ਕੇ ਉੱਠ ਕੇ ਕੰਮ ਨੂੰ ਜਾਣਾ, ਹੱਥ 'ਚ ਫੜ ਕੇ ਖਾਣਾ ਖਾਣਾ, ਵਿਆਜ ਨਾ ਮੈਨੂੰ ਚਾ ਵੀ ਕਹਿੰਦਾ, ਵਿਆਜ ਨਾ ਮੈਨੂੰ ਚਾ ਵੀ ਕਹਿੰਦਾ, ਪਰ ਜਦ ਕਦੇ ਚੇਤਾ ਆਵੇ ਪਿੰਡ ਦਾ, ਪੱਬ 'ਚ ਜਾ ਕੇ ਪੈਗ ਬਣਾ ਕੇ ਮਾਹੌਲ ਸਜਾ ਲਈਦਾ, ਪੱਥਰਾਂ ਵਰਗੇ